Happy ਛਿੰਦਿਆ ਵਿੱਚ ਛਿੰਦਿਆ ਰਜਾਈ ਛੱਡ ਦੇ ਨਹੀਂ ਛੱਡਦਾ ਬਾਪੂ ਤੇਰਾ ਫਿਰਦਾ ਗਾਲਾ ਕੱਢਦਾ ਕੱਢਦਾ ਰਜਾਈ ਨਾਮੀ ਮੈਂ ਪਰਾਈ ਚਾਰ ਦਿਨ ਨਾ ਹੰਡਾਈ ਮੈਨੂੰ ਸੌਣ ਦੇ ਬੇਬੇ ਮੈਨੂੰ ਨੀਂਦ ਬੜੀ ਆਈ ਮੈਂ ਤਾਂ ਘਰ ਵਿੱਚ ਕਰਨੀ ਸਫਾਈ ਛੱਡ ਦੇ ਨਹੀਂ ਛੱਡਦਾ ਓਏ ਛਿੰਦਿਆ ਵਿੱਚ ਛਿੰਦਿਆ ਰਜਾਈ ਛੱਡ ਦੇ ਕਦੇ ਮੈਨੂੰ ਕਹਿੰਦੀ ਏ ਰਜਾਈ ਛੱਡ ਦੇ ਦਰੀ ਜਿਹੜੀ ਮੰਜੇ ਤੇ ਵਿਛਾਈ ਛੱਡ ਦੇ ਕਦੇ ਮੈਨੂੰ ਕਹਿੰਦੀ ਏ ਰਜਾਈ ਛੱਡ ਦੇ ਦਰੀ ਜਿਹੜੀ ਮੰਜੇ ਤੇ ਵਿਛਾਈ ਛੱਡ ਦੇ ਕਦੇ ਮੈਨੂੰ ਕਹਿੰਦੀ ਏ ਗਲੇਫ ਪਾਰਤਾ ਬੇਬੇ ਰੋਜ਼ ਕਰਨੀ ਲੜਾਈ ਛੱਡ ਦੇ ਤੇ ਕੱਲ ਮੈਨੂੰ ਕਹੇਗੀ ਤਲਾਈ ਛੱਡ ਦੇ ਨਹੀਂ ਛੱਡਦਾ ਸੁਣ ਮੇਰੀ ਆ ਕੇ ਕੋਲ ਬੁੜੀਏ ਤੰਦ ਪਈਆ ਠੰਡ ਦਾ ਮਾਹੌਲ ਬੁੜੀਏ ਗੱਲ ਸੁਣ ਮੇਰੀ ਆ ਕੇ ਕੋਲ ਬੁੜੀਏ ਤੰਦ ਪਈਆ ਠੰਡ ਦਾ ਮਾਹੌਲ ਬੁੜੀਏ ਇੰਨੀ ਕਦ ਛਿੰਦਿਆ ਤੂੰ ਠੰਡ ਮੰਨ ਜਾ ਹੀਟਰ ਵੀ ਲਾ ਦੇ ਮੰਜੇ ਕੋਲ ਬੁੜੀਏ ਘੜੀ ਉੱਤੇ ਵੱਜ ਕੇ ਨਟਾਈ ਛੱਡ ਦੇ ਨਹੀਂ ਛੱਡਦਾ ਓਏ ਛਿੰਦਿਆ ਵਿੱਚ ਛਿੰਦਿਆ ਰਜਾਈ ਛੱਡ ਦੇ ਇੰਨੀ ਠੰਡ ਲੱਗਦੀ ਫੈਮਿਲੀ ਵੀ ਮੇਥੋਂ ਮੇਰੀ ਤੰਗ ਲੱਗਦੀ ਤੰਗ ਲੱਗਦੀ ਮਨੀਲੇ ਵਾਲੇ ਹੈਪੀ ਇੰਨੀ ਠੰਡ ਲੱਗਦੀ ਫੈਮਿਲੀ ਵੀ ਮੇਰੀ ਮੇਥੋਂ ਤੰਗ ਲੱਗਦੀ ਰਜਾਈ ਨਾਲ ਸੋਵਾਂ ਤੂੰ ਕੰਬਲ ਜੋੜ ਕੇ ਗੱਲ ਦੱਸ ਤੈਨੂੰ ਮੈਨੂੰ ਸੰਗ ਲੱਗਦੀ ਵਿਹੜੇ ਵਿੱਚ ਗੋਡੇ ਗੋਡੇ ਆਈ ਛੱਡ ਦੇ ਛੱਡਦਾ